ਕਹਾਣੀ ਗੱਲ ਛੇੜਾ ਕੋਈ ਪੁਰਾਣੀ ਆ ਜਾ ਬੈਠ ਤਾ ਸਹੀ ਤੂੰ ਮੇਰੇ ਕੋਲ ਨੀ ਤੇਰੇ ਨਖਰੇ ਅਦਾਵਾਂ ਤੈਨੂੰ ਯਾਦ ਕਰਵਾਵਾਂ ਜਦੋਂ ਕਰਦੇ ਹੁੰਦੇ ਸੀ ਚੋਲ ਮੋਲ ਨੀ ਤੇਰੀ ਮੇਰੀ ਨੀ ਕਹਾਣੀ ਗੱਲ ਛੇੜਾ ਕੋਈ ਪੁਰਾਣੀ ਆ ਜਾ ਬੈਠ ਤਾ ਸਹੀ ਤੂੰ ਮੇਰੇ ਕੋਲ ਨੀ ਤੇਰੇ ਨਖਰੇ ਅਦਾਵਾਂ ਤੈਨੂੰ ਯਾਦ ਕਰਵਾਵਾਂ ਜਦੋਂ ਕਰਦੇ ਹੁੰਦੇ ਸੀ ਚੋਲ ਮੋਲ ਨੀ ਉਦੋਂ ਸਿਖਰ ਦੁਪਹਿਰਾਂ ਲੱਗੇ ਸੀ ਤਲਰ ਜਿਹਾ ਜਦੋਂ ਤੇਰੇ ਆ ਰਹਾ ਦੇ ਵਿੱਚ ਸੀਗਾ ਖੜਦਾ ਤੂੰ ਮੇਰੇ ਚਾਚੇ ਜਗਮੋਣ ਕੋਲੇ ਚਾਚੇ ਜੇ ਗਮੋਣੇ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੇ ਦੇ ਜਵਾਕ ਵਰਦਾ ਚਾਚੇ ਜੇ ਗਮੋਣੇ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੇ ਦੇ ਜਵਾਕ ਵਰਦਾ ਪਿੱਛਾ ਵੀ ਫੱਤੇ ਗਾੜੇ ਵਾਲਾ ਕਰੇ ਮੋੜ ਤੋਂ ਤੂੰ ਵੀ ਹੋ ਕੇ ਰਹਿੰਦੀ ਟੈਮ ਹੁੰਦਾ ਤੇਰਾ ਗਿਆਰਾਂ ਤੋਂ ਸੀ ਦੋ ਦਾ ਮੈਂ ਵੀ ਦਸ ਵਜੇ ਬੰਨ ਲੈਂਦਾ ਪੱਗ ਸੀ ਓਏ ਪਿੱਛਾ ਵੀ ਫੱਤੇ ਗਾੜੇ ਵਾਲਾ ਕਰੇ ਮੋੜ ਤੋਂ ਤੂੰ ਵੀ ਹੋ ਕੇ ਰਹਿੰਦੀ ਹੋਰਾਂ ਤੋਂ ਅਲੱਗ ਸੀ ਟੈਮ ਹੁੰਦਾ ਤੇਰਾ ਗਿਆਰਾਂ ਤੋਂ ਸੀ ਦੋ ਦਾ ਮੈਂ ਵੀ ਦਸ ਵਜੇ ਬੰਨ ਲੈਂਦਾ ਪੱਗ ਸੀ ਨਿਗਾ ਪਿੰਡ ਦੀ ਮੈਂ ਫਿਰ ਨੀ ਤੇ ਗੱਡੀ ਰੱਖਦਾ ਸੀ ਪੌਣੇ ਗਿਆਰਾਂ ਵਜੇ ਕੋਠੇ ਉੱਤੇ ਜਾ ਸੀ ਚੜੀਦਾ ਤੂੰ ਮੇਰੇ ਚਾਚੇ ਜਗਮੋਣ ਕੋਲੇ ਚਾਚੇ ਜੇ ਗਮੋਣੇ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੇ ਦੇ ਜਵਾਕ ਵਰਦਾ ਚਾਚੇ ਜੇ ਗਮੋਣੇ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੇ ਦੇ ਜਵਾਕ ਵਰਦਾ ਮੈਂ ਤੇਰੇ ਸਾਈਕਲ ਦੀ ਜਾਣ ਬੁੱਝ ਹਵਾ ਕੱਢ ਦਿੰਦਾ ਚਾਚਾ ਆਵਾਜ਼ ਮਾਰ ਕੰਮ ਕਰਦੀ ਆ ਕੁੜੀ ਪਿੰਡ ਜਾਣੇ ਵੱਲੋਂ ਸ਼ੇਰਾਂ ਲੇਟ ਹੋਈ ਜਾਂਦੀ ਟੈਪੀ ਵਾਲਿਆਂ ਦੀ ਹੱਟੀ ਉੱਤੋਂ ਹਵਾ ਭਰਦੀ ਮੈਂ ਤੇਰੇ ਸਾਈਕਲ ਦੀ ਜਾਣੇ ਬੁੱਝ ਹਵਾ ਕੱਢ ਦਿੰਦਾ ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰਦੀ ਆ ਕੁੜੀ ਪਿੰਡ ਜਾਣੇ ਵੱਲੋਂ ਸ਼ੇਰਾਂ ਲੇਟ ਹੋਈ ਜਾਂਦੀ ਟੈਪੀ ਵਾਲਿਆਂ ਦੀ ਹੱਟੀ ਉੱਤੋਂ ਹਵਾ ਭਰਦੀ ਮੈਂ ਵੀ ਖੁਸ਼ੀ ਵਿੱਚ ਮਾਰਦਾ ਟਪੂਸੀਆਂ ਨਾ ਥੱਕਾ ਅੱਜ ਪੁੱਛ ਲੈਣਾ ਮਨ ਚ ਬੇਉਂਤਾ ਕਰਦਾ ਤੂੰ ਮੇਰੇ ਚਾਚੇ ਜੇ ਗਮੋਣ ਬਾਈਟਾ ਬਾਈਟ ਲਵਾਏਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਨਹੀਂ ਬਾਈਟਾ ਸ਼ਬਜੀ ਇਹ ਤਾਂ ਕੋਈ ਬਾਤ ਨਹੀਂ ਇਹ ਤਾਂ ਬਿਆਸ स्टेप्स ले इनू अगे कर दे हेलो हेलो 10 मिनट पहुंच हां ठीक है हो गया सर यस तेरी मेरी नी कहानी गल छेड़ा कोई पुरानी आ जा बैठ ता सही तू मेरे कोल नी तेरे नखरे अदा मैं तेनू याद करवावा जदों करदे हुंदे सी जोड़ मोड़नी बंद कर